ਦੇ ਆਤਸ ਤਖਤ ਕਰ ਦੇ ਤੂੰ ਅਪਣਾ ਲੱਠਾ ਅਧੂਰਾ ਹੋਣੇ ਹੀ ਵਾਲਾ ਹੈ ਪੂਰਾ ਅੱਜ ਸੇ ਗੁਜ਼ਰ ਜਾ ਤੂੰ ਹੱਦ ਕਰ ਦੇ ਹੈ ਚਾਹ ਤੋ ਹੈ ਰਾਸਤਾ ਇਹ ਜਾਣ ਲੈ ਜ਼ਰਾ ਮੁਮਕਿਨ ਨਹੀਂ ਹੈ ਕਿਆ Whoa!